ਕਰਗੀ ਨੀ ਨਾ ਰੱਬ ਤੈਨੂੰ ਮਾਫ ਕਰੂ ਤੂੰ ਪਛਤਾਉਣਾ ਆ ਬੈਕ ਤੂੰ ਹੋਣਾ ਨੀ ਮੈਂ ਨਾ ਹੋਣਾ ਫੇਰ ਤੂੰ ਰੋਣਾ ਆ ਦਗਾ ਮੇਰੇ ਨਾਲ ਤੂੰ ਕਰਗੀ ਨੀ ਤੂੰ ਮਰ ਕੁੱਜੇ ਵਿੱਚ ਪਾ ਕੇ ਮੈਨੂੰ ਲੈ ਜਾ ਕੁੱਜੇ ਵਿੱਚ ਪਾ ਕੇ।